ਚਾਨਣਾ ਦੀ ਰਾਤ ਅੱਜ ਮਹਿੰਦੀ ਵਾਲੇ ਹੱਥ ਸੋਹਣੇ ਲੱਗਦੇ ਨੇ ਰੱਜ ਰੱਜ ਕੇ ਵੱਜਦੇ ਨੇ ਢੋਲ ਕਦੇ ਦੂਰ ਕਦੇ ਕੋਲ ਅੱਜ ਨੱਚਣਾ ਏ ਸੱਜ ਤੱਜ ਕੇ ਸ਼ਗਣਾ ਦੀ ਰਾਤ ਅੱਜ ਮਹਿੰਦੀ ਵਾਲੇ ਹੱਥ ਸੋਹਣੇ ਲੱਗਦੇ ਨੇ ਰੱਜ ਰੱਜ ਕੇ ਵੱਜਦੇ ਨੇ ਢੋਲ ਕਦੇ ਦੂਰ ਕਦੇ ਕੋਲ ਅੱਜ ਨੱਚਣਾ ਏ ਸੱਜ ਤੱਜ ਕੇ ਦਿਨ ਖੁਸ਼ੀਆਂ ਦਾ ਆਇਆ ਜਿਹਦੇ ਵਾਸਤੇ ਜ਼ਿੰਦੜੀ ਏ ਪਲ ਪਲ ਤਰਸੀ ਪਲ ਪਲ ਤਰਸੀ